ਬਾਤ ਸੁਣਾਵਾਨੀ ਤੈਨੂੰ ਹੱਸਦਾ ਵੇਖ ਕੇ ਜਗ ਨੂੰ ਮੈਂ ਭੁੱਲ ਜਾਵਾਨੀ ਦੱਸ ਦੇ ਕਿੱਦਾਂ ਗੱਲ ਤੈਨੂੰ ਸਮਝਾਵਾਨੀ ਉਹ ਅਬ ਤੂੰ ਛੱਡ ਦੇ ਉਹਨੂੰ ਜੋ ਹੈ ਤੇਰੇ ਨਾਂ ਨਖਰੇ ਕਿਉਂ ਕਰਦੀ ਐ ਮੈਨੂੰ ਜੱਚਦਾ ਨਹੀਂ ਕਿੰਨਾ ਸਵਾਲ ਕਰਦੀ ਐ ਨਾ ਮੈਂ ਸੁਣਦਾ ਨਹੀਂ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ करे ब्लो बाकी करे शाइन तू करे ग्लो जीन्स डाली डाली तूने जो वो तेरी बूटी पे टाइट बेबी जैसे मेरा फ्लो बेबी गॉड डैम तू है 100 बाकी एवरेज तू है सैवेज बेबी तू है रॉ मुझे तेरी बारी की हर वो चीज लगे सेक्सी जो बाकियों को लगती है फ्लॉ बेबी लेट्स गो Right now, देखो मुझे वेट ना इतनी कराओ लक तेरा लीन बात तेरी मीन टाइटन पे है तो क्यों खाती भाव और दस कितनी तारीफ चाहिदी है तेनू और दस कितनी तारीफ चाहिदी है तेनू और दस कितनी तारीफ चाहिदी है तेनू और दस कितनी तारीफ चाहिदी है तेनू क्यों समझे ना बातें मेरी तो क्यों है लड़दी सूरत है सोनी सीरत तेरी बेवफा समझे ना इशारे हकीनी वारी मैं कहाँ तू आज चल मेरे ना नखरे क्यों कर दिया मैनू जचदा नहीं कितना सवाल कर दिया ना मैं सुनता नहीं ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ ਦੱਸ ਕਿੰਨੀ ਤਾਰੀਫ ਚਾਹੀਦੀ ਐ ਤੈਨੂੰ